ਰਕਿੰਗ ਲੈ ਕੇ ਆਇਆ ਰਿੰਗ ਬਣ ਜਾਣੀ ਅੱਜ ਮੇਰੀ ਕੁਈਨ ਤੂੰ ਹਾਂ ਬਰਾਬਰ ਪੋਜ਼ ਓਏ ਤਰੀਫਾਂ ਰੋਜ਼ ਓਏ ਕੀ ਦੱਸਾਂ ਹਾਉ ਮੱਚ ਹਸੀਨ ਤੂੰ ਜਾਓ ਲਫੰਗੇ ਨਾ ਇਸ਼ਕ ਮੇਲੇ ਪੰਗੇ ਫੀਲਿੰਗ ਤੂੰ ਦਿਲ ਮੇਂ ਦਬਾ ਲੇ ਓ ਹਵਾ ਹਵਾ ਐ ਹਵਾ ਮੁਝ ਕੋ ਉਡਾ ਲੇ ਆਜਾ ਆਜਾ ਤੂੰ ਮੇਰੇ ਚੁਰਾਲੇ ਇਸ਼ਕ ਵਾਲੇ ਕਾਰਡ ਪੇ ਨਾਮ ਮੇਰਾ ਲਿਖਾ ਲੇ ਵਿੱਚ ਮੈਂ ਹੀ ਵਸੀ ਹੈ ਬਾਤ ਆਕੇ ਬੜਾ ਲੇ ਬੋਏਫ੍ਰੈਂਡ ਬਣਾ ਲੇ ਕਿਸੀ ਔਰ ਕੋ ਪਤਾ ਲੇ ਬੋਏਫ੍ਰੈਂਡ ਬਣਾ ਲੇ ਨਜ਼ਰੇ ਤੂੰ ਹਟਾ ਲੇ ਮੁਝ ਕੋ ਫਸਾ ਲੇ ਕਿਸੀ ਔਰ ਕੋ ਪਤਾ ਲੇ ਬੋਏਫ੍ਰੈਂਡ ਬਣਾ ਲੇ ਨਜ਼ਰੇ ਤੂੰ ਹਟਾ ਲੇ ਤੇਰਾ ਤੂੰ ਹੈ ਮੇਰੀ ਮੈਂ ਹੂੰ ਤੇਰਾ ਤੂੰ ਹੈ ਮੇਰੀ ਬਾਤ ਫਿਕਸ ਹੈ ਹੱਥ ਮੇ ਤੇਰੇ ਯੇ ਮੇਰਾ ਹੱਥ ਫਿਕਸ ਹੈ ਅੱਖ ਨਾ ਮਿਲਾ ਤੂੰ ਚਾਹੇ ਮੇਰੀ ਅੱਖ ਸੇ ਖਾਬ ਮੇ ਹੀ ਤੇਰੇ ਮੇਰਾ ਖਾਬ ਫਿਕਸ ਹੈ ਖਿਆਲੋਂ ਮੇ ਭਟਕੇ ਕਿਉਂ ਚੁਪੇ ਹੀ ਅਟਕੇ ਕਹੀਂ ਯਾਰ ਦਿਲ ਤੂੰ ਲਗਾ ਲੈ ਕਾਰਡ ਪੇ ਨਾਮ ਮੇਰਾ ਲਿਖਾ ਲੇ ਵਿੱਚ ਮੈਂ ਹੀ ਵਸੀ ਹੈ ਬਾਤ ਆਕੇ ਬੜਾ ਲੇ ਬੋਏਫ੍ਰੈਂਡ ਬਣਾ ਲੇ ਕਿਸੀ ਔਰ ਕੋ ਪਤਾ ਲੇ ਬੋਏਫ੍ਰੈਂਡ ਬਣਾ ਲੇ ਨਜ਼ਰੇ ਤੂੰ ਹਟਾ ਲੇ ਮੁਝ ਕੋ ਵਸਾ ਲੇ ਕਿਸੀ ਔਰ ਕੋ ਪਤਾ ਲੇ ਬੋਏਫ੍ਰੈਂਡ ਬਣਾ ਲੇ ਨਜ਼ਰੇ ਤੂੰ ਹਟਾ ਲੇ ਅੱਖੀਆਂ ਨੇ ਵੇਖੇ ਮੇਰੀ ਤੇਰੇ ਹੀ ਤਾਂ ਡ੍ਰੀਮ ਨੇ ਤੈਨੂੰ ਮੈਂ ਪਟਾਉਣ ਲਈ ਲਾਉਂਦਾ ਫਿਰਾਂ ਸਕੀਮ ਨੇ ਤੂੰ ਹੀ ਲੱਗੇ ਸੋਹਣੀ ਤੈਨੂੰ ਮਾਰੀ ਜਾਵਾਂ ਲਾਈਨ ਮੈਂ ਤੂੰ ਜੋ ਪੁੱਛੇ ਹਾਲ ਮੇਰਾ ਹੋਈ ਜਾਵਾਂ ਫਾਈਨ ਮੈਂ One more time, ishq gur naalo mitha kar lai tu taste ni Single single teri jawani hoi jaldi waste ni Main haan tera raja baby kyun ni kar di understand Tujhe menu yes kare ta leke aawa wedding band Jao lafange na ishq mele pange Feeling tu dil mein daba le ਕਾਰਡ ਪੇ ਨਾਮ ਮੇਰਾ ਲਿਖਾ ਲੇ ਵਿੱਚ ਮੈਂ ਹੀ ਫਸੀ ਹੈ ਬਾਤ ਆਕੇ ਬੜਾ ਲੇ ਬੋਏਫ੍ਰੈਂਡ ਬਣਾ ਲੇ ਕਿਸੀ ਔਰ ਕੋ ਪਤਾ ਲੇ ਬੋਏਫ੍ਰੈਂਡ ਬਣਾ ਲੇ ਨਜ਼ਰੇ ਤੂੰ ਹਟਾ ਲੇ ਮੁਝ ਕੋ ਫਸਾ ਲੇ ਕਿਸੀ ਔਰ ਕੋ ਪਤਾ ਲੇ ਬੋਏਫ੍ਰੈਂਡ ਬਣਾ ਲੇ ਨਜ਼ਰੇ ਤੂੰ ਹਟਾ ਲੇ ਨਜ਼ਰੇ ਤੂੰ ਹਟਾ ਲੇ ਕਿਸੀ ਔਰ ਕੋ ਪਤਾ ਲੇ